ਰੱਬ ਲੱਭਾ ਪਾਪੀਆਂ ਨੂੰ, ਜਿਨ੍ਹਾਂ ਚੰਗੇ ਕੰਮ ਨਾ ਚੰਗੇ ਲੱਗਦੇ, ਉਹ ਕਿਵੇਂ ਪਿੰਡ ਕਜੀਏ। ਅਸੀਂ ਚੋਲ ਪਾ ਕੇ ਵੀ ਨੰਗੇ ਲੱਗਦੇ, ਉਹ ਜ਼ਿੰਦਗੀ ਨੂੰ ਗਲੇ ਆ ਲਗੀ ਹੈ, ਆ ਲਗੀ ਹੈ। ਕੋਈ ਖੋਇਆ ਹੁਆ ਬਰਸੋਂ ਕੇ ਬਾਅਦ ਆ ਗਿਆ। ਉਹ ਫੀਕੇ ਫੀਕੇ ਥੇ ਦਿਨ ਰਾਤ ਮੇਰੇ ਸਾਥ ਮੇਰੇ ਛੁਆ, ਤੂਨੇ ਤੋ ਜੀਨੇ ਕਾ ਸਵਾਦ ਆ ਗਿਆ। ਏਕ ਤਰ੍ਹਾਂ ਕੇ ਆਵਾਰਾ ਥੇ, ਏਕ ਤਰ੍ਹਾਂ ਕੀ ਆਵਾਰਗੀ, ਦੀਵਾਨੇ ਤੋ ਪਹਿਲੇ ਵੀ ਥੇ ਅਬ ਔਰ ਤਰ੍ਹਾਂ ਕੀ।